ਦੀਦੀਐਮ ਆ ਜਾਈਦਾ ਆ ਜਾਈ ਦੀਦੀਐਮ ਬਾਰੀ ਲਾਇਆ ਕੇ ਬਿਨਿਓ ਜਾਓ ਬਾਰੀ ਲਾਇਆ ਕੇ ਬਿਨਿਓ ਜਾਓ ਬਾਰੀ ਲਾਇਆ ਕੇ ਬਿਨਿਓ ਜਾ ਆ ਜਾਈਦਾ ਆ ਜਾਈ ਦੀਦੀਐਮ ਆ ਜਾਈਦਾ ਆ ਜਾਈ ਦੀਦੀਐਮ ਦੇਨੀਆਂ ਨਾ ਜਾਵਾ ਮੇ ਦੇਨੀਆਂ।